ਮਹੱਲਾ ਤੜਕੇ ਤੜਕੇ ਮੱਚ ਗਿਆ ਸਾਡੀ ਗਲੀ ਚ ਹੱਲਾ ਕੋਠਾ ਪੈ ਗਿਆ ਏ ਜੀ ਦੇ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਏ ਕੌਣੇ ਜਿਸ ਦਾ ਸਜਰਾ ਕੋਠਾ ਪੈ ਗਿਆ ਏ ਆਏ ਕਿਹੜਾ ਤੁਰਿਆ ਜਾਂਦਾ ਏ ਉਹ ਝਾੜ ਕੇ ਪੱਲਾ ਕਿਸ ਦਾ ਰਾਮ ਗਵਾਚਾ ਏ ਬਈ ਕਿਸ ਦਾ ਅੱਲਾ ਕਿਸ ਦਾ ਅੱਲਾ ਰੱਬ ਦੇ ਹੀ ਟੁਕੜੇ ਕੀਤੇ ਬੰਦੇ ਦੀਆਂ ਅਕਲਾਂ ਨੇ ਤਾਂ ਰੱਬ ਤਾਂ ਕੋਈ ਨਾਮ ਨਾ ਰੱਬ ਦੀਆਂ ਸ਼ਕਲਾਂ ਨੇ ਰੱਬ ਦੇ ਹੀ ਟੁਕੜੇ ਕੀਤੇ ਬੰਦੇ ਦੀਆਂ ਅਕਲਾਂ ਨੇ ਹਰ ਬੰਦ